ਸੋਹਣਾ ਸੰਸਾਰ ਰਚਾਇਆ ਬਈ ਉਹਦੀ ਕਿਰਪਾ ਨਾਲ ਬੇਲੀਓ ਬਲਿਹਾਰੇ ਜਾਈਏ ਹੋ ਉਹਦੀ ਕਿਰਪਾ ਨਾਲ ਬੇਲੀਓ ਸਾਡਾ ਦਿਲ ਕਰ ਆਇਆ ਕਿੱਦਾਂ ਪਾ ਮੁੰਡਿਓ ਫੜ ਕੇ ਮਾਲਾ ਫੇਰੇ ਹੋ ਜਾ ਗੋੜਨੀਏ ਹੱਲੇ ਬਾਬਾ ਤੇਰੇ ਹੋ ਜਾ ਗੋੜਨੀਏ ਹੱਲੇ ਬਾਬਾ ਤੇਰੇ ਹੋ ਜਾ ਗੋੜਨੀਏ ਹੱਲੇ ਬਾਬਾ ਤੇਰੇ ਹੋ ਜਾ ਗੋੜਨੀਏ ਚੱਕ ਲੋ ਹੱਲੇ ਬਾਬਾ ਤੇਰੇ ਹੋ ਜਾ ਗੋੜਨੀਏ ਹੱਲੇ ਬਾਬਾ ਤੇਰੇ ਹੋ ਜਾ ਗੋੜਨੀਏ ਹੱਲੇ ਬਾਬਾ ਤੇਰੇ ਹੋ ਜਾ ਗੋੜਨੀਏ ਹੋ ਆ ਗਈ ਮੇਲਣ ਵਿੱਚ ਗਿੱਧੇ ਦੇ ਲੰਮੀ ਮਾਰ ਉਡਾਰੀ ਪਰੀਆਂ ਵਰਗਾ ਰੂਪ ਨਾਰ ਦਾ ਮਰ ਗਏ ਹੋ ਪਰੀਆਂ ਵਰਗਾ ਰੂਪ ਨਾਰ ਦਾ ਮਗਦੀ ਜੋ ਅੰਗਿਆਰੀ ਦੋਨੋਂ ਨੈਣ ਕਟਾਰਾਂ ਵਰਗੇ ਹੋ ਦੋਨੋਂ ਨੈਣ ਕਟਾਰਾਂ ਵਰਗੇ ਵਿੱਚ ਸੁਰਮੇ ਦੀ ਧਾਰੀ ਜੋਵਨ ਮਹਿਕ ਰਿਹਾ ਉਥੋਂ ਦੇ ਦੋ ਬਲਦ ਸੁਣੀ ਦੇ ਸੁਣੀ ਦੇ ਹੋ ਉਥੋਂ ਦੇ ਦੋ ਬਲਦ ਸੁਣੀ ਦੇ ਗਲ ਚ ਜਿਨ੍ਹਾਂ ਦੇ ਟੱਲੀਆਂ ਭੱਜ ਭੱਜ ਕੇ ਉਹ ਮੱਕੀ ਬੀਜਦੇ ਤੜਕੇ ਜੋੜ ਲੈਂਦਾ ਬਾਪੂ ਹੋ ਭੱਜ ਭੱਜ ਕੇ ਉਹ ਮੱਕੀ ਬੀਜਦੇ ਗਿੱਠ ਗਿੱਠ ਹੋਈਆਂ ਛੱਲੀਆਂ ਮੇਲੇ ਮੁਕਸਰ ਦੇ ਜੋ ਕੂੰਜਾਂ ਦੀਆਂ ਡਾਰਾਂ ਦੇਸ਼ ਪੰਜਾਬ ਦੀਆਂ